ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੈਰਾੜੀ ਮਹੱਲਾ ਚੌਥਾ ਹਰ ਜਾਨ ਰਾਮ ਨਾਮ ਗੁਣ ਗਾਵਾ ਜੇ ਕੋਈ ਨਿੰਦਾ ਕਰੇ ਹਰ ਜਾਨਕੀ ਆਪਣਾ ਗੁਣ ਨ ਗਵਾਵਾ ਹਰ ਜਾਨ ਰਾਮ ਨਾਮ ਗੁਣ ਗਾਵਾ ਜੇ ਕੋਈ ਨਿੰਦਾ ਕਰੇ ਹਰ ਜਾਨਕੀ ਆਪਣਾ ਗੁਣ ਨਾ ਗਵਾਵਾ ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ ਹਾਰੇ ਆਪੇ ਕਾਰ ਕਮਾਵਾ ਹਾਰੇ ਆਪੇ ਹੀ ਮਤ ਦੇਵਾ ਸੁਆਮੀ ਹਾਰੇ ਆਪੇ ਬੋਲ ਬੁਲਾਵਾ ਹਾਰੇ ਆਪੇ ਪੰਚ ਤੱਤ ਬਿਸਥਾਰਾ ਵਿੱਚ ਧਾਤੂ ਪੰਚ ਆਪੇ ਪਾਵਾ ਜਾਨ ਨਾਨਕ ਸਤਿਗੁਰ ਮਿਲੇ ਆਪੇ ਹਾਰੇ ਆਪੇ ਝਗਰ ਚੁਕਾਵਾ ਹਾਰੇ ਆਪੇ ਪੰਚ ਤੱਤ ਬਿਸਥਾਰਾ ਵਿੱਚ ਧਾਤੂ ਪੰਚ ਆਪੇ ਪਾਵਾ ਜਾਨ ਨਾਨਕ ਸਤਿਗੁਰ ਮਿਲੇ ਆਪੇ ਹਾਰੇ ਆਪੇ ਝਗਰ ਚੁਕਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਰਾੜੀ ਮਹੱਲਾ ਚੌਥਾ ਹਰ ਜਾਨ ਰਾਮ ਨਾਮ ਗੁਣ ਗਾਵਾ ਜੇ ਕੋਈ ਨਿੰਦ ਕਰੇ ਹਰ ਜਾਨਕੀ ਆਪਣਾ ਗੁਣ ਨਾ ਗਵਾਵਾ